Bunchkiller Heaney, I'm a maniac. I'm a maniac, I'm a maniac. With a Bunchkiller Heaney, I'm a Baz vangu takda hai, nara like a maniac. Mengi mengi rakda hai, kara like a maniac. Kabrunu chadda hai, para like a maniac. Asle vi rakda hai, thara like a maniac. Kam sare tede kare, munda like a maniac. Make money, dirty money, baby like a maniac. Kam jera chede, pura kare like a maniac. Masle na bede, hal kare like a maniac. I'm a maniac, I'm a maniac. Main to bach ke rahi ni, I'm a maniac. I'm a maniac, I'm a maniac. Main to bach ke rahi ni, I'm a maniac. Natural chodi chadi ve kyan sexy bada note bade oda on the kare flexi bada koi fikr na faka aur relaxi bada munna jina hai kamonda hona taxi bada jadu allana te kare khala ilm jive tu antiyan da nikle ya chilm jive mere agge piche khakiyan da chale kafla kale shishiyan nu takdi hai film jive tin mitran de farm jo hon shoniyan puri botlan mkaunde ni o pinde pauniyan aundi gabru nu ape ranna piche launiyan sendo fasi ve kalna nu aun tauniyan run top di kamonda downtown har week ਰੰਗ ਅੱਜ ਵੀ ਆ ਮੰਗਦਾ ਬਰਾਉਨ ਹਰ ਵੀਕ ਮੂਰੇ ਲੰਡੂਆਂ ਦੀ ਚੁੱਕਦੀ ਏ ਤੌਣ ਹਰ ਵੀਕ ਚੱਲੇ ਅੱਲੇ ਤੋਂ ਡੁਬਾਈ ਅਪ ਡਾਊਨ ਹਰ ਵੀਕ ਆਮ ਮੇਨੀਅਕ ਆਮ ਮੇਨੀਅਕ ਮੈਂ ਤੋਂ ਬਚ ਕੇ ਰਹੀ ਨਹੀਂ ਆਮ ਮੇਨੀਅਕ ਆਮ ਮੇਨੀਅਕ ਆਮ ਮੇਨੀਅਕ ਮੈਂ ਤੋਂ ਬਚ ਕੇ ਰਹੀ ਨਹੀਂ ਆਮ ਮੇਨੀਅਕ ਆਮ ਮੇਨੀਅਕ ਆਮ ਮੇਨੀਅਕ ਮੈਂ ਤੋਂ ਬਚ ਕੇ ਰਹੀ ਨਹੀਂ ਆਮ ਮੇਨੀਅਕ ਆਮ ਮੇਨੀਅਕ ਆਮ ਮੇਨੀਅਕ ਮੈਂ ਤੋਂ ਬਚ ਕੇ ਰਹੀ ਨਹੀਂ ਆਮ ਮੇਨੀਅਕ